Here we go. Musical doctor. Jerry Billy. Orinda har veli naal tera japda. Gal dil wali kano munda chakda. O baitha nindra gwai tere piche ni phulla utte son wali hai. Tere fichrani gapparul mole ani suni aayi phul wali hai. Tere fichrani gapparul mole ani suni aayi phul wali hai. ਤੂੰ ਜਿਵੇਂ ਆਈਫੋਨ 5 ਐ ਸੱਚ ਤੇਰਾ ਬੇਮਿਸਾਲ ਰੱਜ ਕੇ ਮੈਂ ਕਰਾਂ ਪ੍ਰੈਸ ਬਸ ਤੇਰੀ ਕਰਨੀ ਦਾ ਬੁਕਿੰਗ ਕਿਤਨੀ ਵੀ ਵੇਚਦਾ ਹਾਂ ਕੋਸ ਤੈਨੂੰ ਲੈਣਾ ਯੈਸ ਯੈਸ ਕਹਿੰਦੀ ਮਾਇਆ ਮਾਇਆ ਮਾਇਆ ਬਿਨਾ ਹੁੰਦਾ ਨਹੀਂ ਉਸ ਆਪਣੀ ਗਰਾਰੀ ਨੂੰ ਵੀ ਪੰਨ ਲਿਆ ਕਰ ਐਲ ਬੀ ਐਸ ਦਿਲ ਕਿਸੇ ਹੋਰ ਨਾਲ ਰੁਕਾ ਮੇ ਤੋਂ ਹੁੰਦਾ ਨਹੀਂ ਉਹ ਜਾਏ ਤੇਰਾ ਸੈਕਸੀ ਆਈਫੋਨ ਤੇ ਵਾ ਵਾ ਚੀਜ਼ ਬੇਬੀ ਹੋ ਵੀ ਅਸਲੇ ਮੈਂ ਜਿਵੇਂ ਆਈਫੋਨ 6 Every time, but you give it all with your tone and I'll tell you when you're stone, man, cut out the new phone. No S1, no S2, no Note, no Galaxy. Just one, one, and two, that new iPhone would be sexy. iPhone would be sexy. iPhone would be sexy. Sandu Mariano, I'm not a child. Bazi Mahi, Vitari, Ladu, Jardi.